Så du museer dig. Ej. Ni med hak dig mig, vich gæde karda. Gæde karda. Gæde karda. Ni med hak dig mig, vich gæde karda. Sade bach de shriek de proud man de. Tere shati plus menu TV aak di ni. Tere hot de ne munde menu god man de. Shati plus menu TV aak di ni. Tere hot de ne munde menu god man de. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ ਜੇ ਤੁਹਾਨੂੰ ਮੇਰਾ ਇਹ ਗਾਣਾ ਵਧੀਆ ਲੱਗਿਆ ਤਾਂ ਮੇਕ ਸ਼ੋਰ ਸਬਸਕ੍ਰਾਈਬ ਮਾਈ ਆਫੀਸ਼ੀਅਲ ਯੂਟਿਊਬ ਚੈਨਲ ਸਿੱਧੂ ਮੂਸੇਵਾਲਾ ਬਿਕੋਜ਼ ਬਹੁਤ ਚੀਜ਼ਾਂ ਨੇ ਜੋ ਹਜੇ ਔਨ ਦਾ ਵੇ ਨੇ ਮੁੰਡੇ ਮੈਨੂੰ ਗੋਟ ਮਾਰਦੇ